ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬਡਾਈ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬਡਾਈ ਕਾਹੇ ਭਈਆ ਸਿਰ ਤੋ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹਾਉ ਜਿਉਂ ਮਧ ਮੱਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਕਰੀਆ ਭੂਤ ਰਹਿਣ ਕਿਉਂ ਦੀਆ ਦੇਹੁਰੀ ਲੋ ਬਰੀ ਨਾਰ ਸੰਗ ਦੇਹੁਰੀ ਲੋ ਬਰੀ ਨਾਰ ਸੰਗ ਭਈਆ ਭਈ ਆਗੈ ਸੱਜਣ ਸੁਹੇਲਾ ਮਰ ਕੱਟ ਲੋ ਸਭ ਲੋਗ ਕੁਟੰਬ ਭਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੀ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਦਾਇਆ ਜਿਉਂ ਨਲਨੀ ਭ੍ਰਮ ਸੂਆ ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਮਾਇਆ ਆਪ ਬੰਦਾਇਆ ਜਿਉਂ ਨਲਨੀ ਭ੍ਰਮ ਸੂਆ ਵਾਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬ ਜਰੀਆ ਤਬ ਹੋਏ ਭਸਮ ਤਾਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ।